नगर नगर ते कूचा कूचा घर घर जश्न मनाओ। नगर नगर ते कूचा कूचा घर घर जश्न मनाओ। एक दूजे नु देओ मुबारक गीत खुशी दे गाओ। ਕਹਿੰਦਾ ਤੇਰਾ ਜੋ ਮਿਲਾਦ ਮਨਾਵੇ ਦਾਵੇ ਨਾਲ ਮੈਂ ਕਹਿੰਦਾ ਤੇਰਾ ਜੋ ਮਿਲਾਦ ਮਨਾਵੇ ਖੁਸ਼ੀਆਂ ਉਹਦੇ ਘਰ ਵਿੱਚ ਆਮਨ ਗਮ ਕਦੀ ਨਾ ਆਵੇ। ਖੁਸ਼ੀਆਂ ਉਹਦੇ ਘਰ ਵਿੱਚ ਆਮਨ ਗਮ ਕਦੀ ਨਾ ਆਵੇ। ਤੇਰੀ ਮਹਿਫਿਲ ਵਿੱਚ ਦੀਵਾਨੇ ਰਲ ਕੇ ਲਾਉਂਦੇ ਨਾਰੇ। ਜਿਸ ਦਮ ਹਿਜਰਤ ਕੀਤੀ ਸ਼ਹਿਰ ਮਦੀਨੇ ਪਿਆਰੇ। ਮੱਕਿਓ ਜਿਸ ਦਮ ਹਿਜਰਤ ਕੀਤੀ ਸ਼ਹਿਰ ਮਦੀਨੇ ਪਿਆਰੇ। ਲੋਕ ਘਰਾਂ ਚੋਂ ਬਾਂਗਰ ਆ ਕੇ ਖੜੇ ਉਡੀਕਣ ਸਾਰੇ। ਲੋਕ ਘਰਾਂ ਚੋਂ ਬਾਂਗਰ ਆ ਕੇ ਖੜੇ ਉਡੀਕਣ ਸਾਰੇ। ਨਜ਼ਰਾਂ ਜਦ ਸਰਕਾਰ ਤੇ ਪਈਆਂ ਨਜ਼ਰਾਂ ਜਦ ਸਰਕਾਰ ਤੇ ਪਈਆਂ ਕਰ ਕਰ ਕਹਿਣ ਇਸ਼ਾਰੇ। ਬਦਲੀਆਂ ਨੂਰ ਦੀਆਂ ਨੇ ਛਾਇਆ ਛਮ ਛਮ ਪੈਣ ਫੁਆਰਾ। ਬਦਲੀਆਂ ਨੂਰ ਦੀਆਂ ਨੇ ਛਾਇਆ ਛਮ ਛਮ ਛਮ ਛਮ ਛਮ ਛਮ ਛਮ ਛਮ ਛਮ ਛਮ ਪੈਣ ਫੁਆਰਾ। ਸੁੱਕੇ ਬਾਗ ਵੀ ਹੋ ਗਏ ਸਾਵੇ ਖਿੜ ਪਈਆਂ ਗੁਲਜ਼ਾਰਾਂ। ਸੁੱਕੇ ਬਾਗ ਵੀ ਸਾਵੇ ਹੋ ਗਏ ਖਿੜ ਪਈਆਂ ਗੁਲਜ਼ਾਰਾਂ। ਸ਼ਰਕਨ ਘਰ ਬਨ ਚਾਰ ਚ ਫੇਰੇ ਛਿੜ ਪਈਆਂ ਇਹ ਤਾਰਾਂ। ਕੁਮਰੇ ਮੋਰ ਕਬੂਤਰ ਕੋਇਲਾਂ ਜਸ਼ਨ ਮਨਾਇਆ। ਕੁਮਰੀਆਂ ਕੁਮਰੇ ਮੋਰ ਕਬੂਤਰ ਕੋਇਲਾਂ ਜਸ਼ਨ ਮਨਾਇਆ। ਖੁਦ ਖੁਦ ਤੋਤੇ ਚਿੜੀਆਂ ਤਿਲੀਅਰ ਬੋਲਣ ਮਾਗੀ ਆਇਆ। ਖੁਦ ਖੁਦ ਤੋਤੇ ਚਿੜੀਆਂ ਤਿਲੀਅਰ ਬੋਲਣ ਮਾਗੀ ਆਇਆ। ਖੁਸ਼ੀਆਂ ਸਾਰੇ ਪੇ ਕਰਦੇ ਨੇ ਖੁਸ਼ੀਆਂ ਸਾਰੇ ਪੇ ਕਰਦੇ ਨੇ ਸਭ ਦਾ ਦਿਲ ਬਰ ਆਇਆ।